ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ වඩා පොන ආඨ පහර හර්තියයි හර ජත් නෙත සොන ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸੰਤ ਉਦਰਨ ਦਾਏ ਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਜੈ ਸਰੀ ਕੀ ਵਾਰ ਪੌੜੀ 17ਵੀਂ ਸਲੋਕਾਂ ਨਾਲ